ਸੁੱਤਰਾਂ ਨੂੰ ਕਹਿੰਦੇ ਸਾਰੇ ਪੀ ਲਈ ਕੀ ਜਦੋਂ ਤਾਂ ਅਸੀਂ ਵੇ ਤੇਰਾ ਮੁੱਖ ਵੇਖਿਆ ਲੱਗੇ ਜ਼ਿੰਦਗੀ ਵੇ ਸਾਰੀ ਜੀ ਲਈ ਨੀ ਜਦੋਂ ਤਾਂ ਵੇਖ ਤੈਨੂੰ ਅੱਖਾਂ ਸੇਕਿਆ ਸੁਪਨੇ ਵੀ ਰਾਤੀ ਤੇਰੇ ਆਉਣ ਲੱਗ ਪਏ ਯਾਰ ਕਹਿੰਦੇ ਬਾਜੀ ਸਾਡੇ ਕੰਮ ਤੋਂ ਗਏ ਨਸ਼ਾ ਏ ਚੜਾਉਂਦੇ ਤੇਰੇ ਨੈਣ ਦੋਵੇਂ ਨੀ ਇਹਨਾਂ ਤੋਂ ਨਸ਼ੀਲੀ ਨਾ ਕੋਈ ਦਾਰੂ ਹੋਵੇ ਨੀ ਤੱਕ ਤੈਨੂੰ ਹੱਥਾਂ ਵਾਲਾ ਜਾਮ ਫੇਕਿਆ ਜਦੋਂ ਤਾਂ ਅਸੀਂ ਵੇ ਤੇਰਾ ਮੁੱਖ ਵੇਖਿਆ ਦਿਲ ਵਾਲੀ ਸ਼ਮਾ ਐਵੇਂ ਉੱਠੀ ਚੱਲਨੀ ਅੱਗ ਕਿਵੇਂ ਬੁੱਝੂ ਨੱਕ ਲੱਭੇ ਹੱਲ ਨੀ ਜ਼ਿੰਦਗੀ ਚ ਸੁੱਖਾਂ ਦਾ ਭੂਚਾਲ ਆ ਗਿਆ ਅੱਖ ਜਦੋਂ ਲੱਗੀ ਤੇਰਾ ਖਿਆਲ ਆ ਗਿਆ ਸੁਪਨਾ ਉਦੋਂ ਹੀ ਤੇਰਾ ਨਾ ਟਿਕਿਆ ਜਦੋਂ ਤਾਂ ਅਸੀਂ ਵੇ ਤੇਰਾ ਮੁੱਖ ਵੇਖਿਆ ਰੰਗ ਤੇਰਾ ਚਿੱਟਾ ਨੀ ਮਲਾਈ ਵਰਗਾ ਲੱਕ ਤੇਰਾ ਪਤਲਾ ਸੁਰਾਈ ਵਰਗਾ ਸਾਦਗੀ ਨੂੰ ਦੇਖ ਤੇਰੀ ਸਾਧ ਖੜ ਗਏ ਤੱਕ ਤੈਨੂੰ ਕਰਨਾ ਉਹ ਟੱਪ ਛੱਡ ਗਏ ਇਹੋ ਜਿਹਾ ਕਦੇ ਨੀ ਕਮਾਲ ਦੇਖਿਆ ਜਦੋਂ ਤਾਂ ਅਸੀਂ ਵੇ ਤੇਰਾ ਮੁੱਖ ਦੇਖਿਆ ਤੱਕ ਤੈਨੂੰ ਹੱਥਾਂ ਵਾਲਾ ਜਾਮ ਫੇਕਿਆ ਜਦੋਂ ਤਾਂ ਅਸੀਂ ਵੇ ਤੇਰਾ ਮੁੱਖ ਵੇਖਿਆ ਸਾਂਝੇ ਵਾਂਗ ਤੇਰੀ ਮੰਜੀ ਆ ਮੈਂ ਚਾਰ ਦੂੰ ਮਿਰਜ਼ੇ ਵਾਂਗ ਤੇਰੇ ਲਈ ਜਿੰਦ ਹਾਰ ਦੂੰ ਸਹਿਬਾ ਵਾਂਗ ਮੇਰੇ ਤੋੜ ਤੀਰ ਨਾ ਦੇ ਤੀਰ ਵਾਂਗ ਵਿਆਕਰਾਂ ਤੂੰ ਪੀਰ ਨਾ ਦੇ ਹੋਣਾ ਉਹੀ ਜਿਹੜਾ ਲੇਖਾਂ ਵਿੱਚ ਲਿਖਿਆ ਜਦੋਂ ਤਾਂ ਅਬੈ ਨੇ ਤੇਰਾ ਮੁੱਖ ਵੇਖਿਆ ਜਦੋਂ ਤਾਂ ਅਸੀਂ ਵੇ ਤੇਰਾ ਮੁੱਖ ਵੇਖਿਆ I'm coming.